ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾਂ ਅਨਿਲ ਕੁੰਭ ਉਦਕ ਠਾਕੁਰ ਕਉ ਇਸਨਾਨ ਕਰਾ ਬਿਆਲੀ ਸਲਖ ਜੀ ਜਲ ਮਹ ਹੋਤੇ ਬੀਠਲ ਪਹਿਲਾ ਕਾਏ ਕਰਾ ਅਨਿਲ ਕੁੰਭ ਪਰਾਈਲੇ ਉਦਕ ਠਾਕੁਰ ਕਉ ਇਸਨਾਨ ਕਰਾ ਬਿਆਲੀ ਸਲਖ ਜੀ ਜਲ ਮਹ ਹੋਤੇ ਬੀਠਲ ਪਹਿਲਾ ਕਾਏ ਕਰਾ ਜਤਰ ਜਾਓ ਤਤ ਬੀਠਲ ਪਹਿਲਾ ਮਹਾ ਅਨੰਦ ਕਰੇ ਸਰ ਕੇਲਾ ਰਹਾ ਅਨਿਲ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰੋ ਪਹਿਲੇ ਵਾਸ ਲਈ ਹੈ ਪਾਵਰ ਹੈ ਬੀਠਲ ਪਹਿਲਾ ਕਾਏ ਕਰੋ ਅਨਿਲ ਦੂਦਨ ਹਿਰਦਾਈਲੇ ਖੀਰੰ ਠਾਕੁਰ ਕਉ ਨੈਵੇਦ ਕਰਾ ਪਹਿਲੇ ਦੂਧ ਬਿਟਾਰਿਓ ਬਸ਼ਰੈ ਬੀਠਲ ਪਹਿਲਾ ਕਾਏ ਕਰਾ ਬੀਠਲ ਉਭੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮ ਪ੍ਰਣਵ ਪੂਰ ਰਹਿਓ ਤੂੰ ਸਰਬ ਮਹੀ ਈਬੈ ਬੀਠਲ ਉਭੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮ ਪ੍ਰਣਵ ਪੂਰ ਰਹਿਓ ਤੂੰ ਸਰਬ ਮਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾਂ ਅਨਿਲ ਕੁੰਭ ਭਰਾਈ ਲੈ ਉਦਕ ਠਾਕੁਰ ਕਉ ਇਸਨਾਨ ਕਰੋ ਬਿਆਲੀ ਸਲਖ ਜੀ ਜਲ ਮਹਿ ਹੋਤੇ ਬੀਠਲ ਪਹਿਲਾ ਕਾਇ ਕਰੋ।